ਕੱਚੇ ਕੱਚ ਦੇ ਕੰਗਣ ਬਾਹੀ ਓਏ ਕੱਚੇ ਕੱਚ ਦੇ ਕੰਗਣ ਬਾਹੀ ਹਾਂ ਕੱਚੇ ਕੱਚ ਦੇ ਕੰਗਣ ਬਾਹੀ ਪਾਇਆ ਨਾ ਕਰੋ ਹਾਂ ਪਾਇਆ ਨਾ ਕਰੋ ਜੀ ਟੁੱਟ ਜਾਣਗੇ ਹਾਂ ਟੁੱਟ ਜਾਣਗੇ ਜੀ ਬਹੁਤਾ ਛਿਣਕਾਇਆ ਨਾ ਕਰੋ ਕੱਚੇ ਕੱਚ ਦੇ ਕੰਗਣ ਬਾਹੀ ਓਏ ਕੱਚੇ ਕੱਚ ਦੇ ਕੰਗਣ ਬਾਹੀ ਪਾਇਆ ਨਾ ਕਰੋ ਹਾਂ ਪਾਇਆ ਨਾ ਕਰੋ ਜੀ ਟੁੱਟ ਜਾਣਗੇ ਹਾਂ ਟੁੱਟ ਜਾਣਗੇ ਜੀ ਬਹੁਤਾ ਛਿਣਕਾਇਆ ਨਾ ਕਰੋ ਕੱਚੇ ਕੱਚ ਦੇ ਕੰਗਣ ਬਾਹੀ ਕੱਚੇ ਕੱਚ ਦੇ ਕੰਗਣ ਬਾਹੀ ਮਾਨਾ ਵੇਂਦਿਆਂ ਆਕਾਸ਼ ਹੋ ਗਿਆ ਸੱਤ ਰੰਗ ਦਾ।